ਤੂੰ ਵੈਲ ਪੁਣਾ ਪਾਲੇ ਦੇਵਾ ਨਖਰੇ ਪੜੋਸ ਦੀ ਅੰਗਾਂ ਚ ਪੋਲਾਈਟਨੈਸ ਚਿੱਟੇ ਖਰਗੋਸ਼ ਦੀ ਵੇ ਤੂੰ ਵੈਲ ਪੁਣਾ ਪਾਲੇ ਦੇਵਾ ਨਖਰੇ ਪੜੋਸ ਦੀ ਅੰਗਾਂ ਚ ਪੋਲਾਈਟਨੈਸ ਚਿੱਟੇ ਖਰਗੋਸ਼ ਦੀ ਚੱਟੀਆਂ ਨੂੰ ਰੀਪ੍ਰਜੈਂਟ ਕਰੇ ਨਾਲ ਤੇਰੀ ਸੁਣ ਚੰਗੇ ਲੱਕ ਵਾਲਿਆ ਪਿੰਕ ਪਿੰਕ ਅੱਡੀਆਂ ਨੂੰ ਲੈ ਦੇ ਝਾਂਜਰਾਂ ਵਿੱਚ ਚੱਟਾ ਲਾਲ ਲਾਲ ਅੱਖ ਵਾਲਿਆ YouTube official channel. Thank you.